ਨਾ ਸਰਦਾਰਨੀ ਉਹ ਤਾਂ ਹੱਥਾਂ ਨਾਲ ਇਸ਼ਾਰਾ ਕਰ ਦੂ ਮੁੰਡਾ ਦੇਖੂ ਜਦੋਂ ਸੋਹਣਾ ਸਰਦਾਰਨੀ ਉਹ ਤਾਂ ਹੱਥਾਂ ਨਾਲ ਇਸ਼ਾਰਾ ਕਰ ਦੂ ਮੇਰੀ ਪੱਗ ਵਾਲੀ ਸੈਲਫੀ ਦਿਖਾ ਦੀ ਬੱਲੀਏ ਨੀ ਤੇਰੀ ਮੰਮੀ ਸਾਡੀ ਮੈਰਿਜ ਨੂੰ ਹਾਂ ਕਰ ਦੂ ਪੱਗ ਵਾਲੀ ਸੈਲਫੀ ਦਿਖਾ ਦੀ ਬੱਲੀਏ ਨੀ ਤੇਰੀ ਮੰਮੀ ਸਾਡੀ ਮੈਰਿਜ ਨੂੰ ਹਾਂ ਕਰ ਦੂ ਏਦਾਂ ਕਿੱਦਾਂ ਨਾ ਪਟ ਦੀ ਵੀਡੀਓ ਬਣਾ ਕੇ ਲੈ ਜਾ ਐਂਡਲੈਸ ਜੱਟ ਦੀ ਸਾਡੀ ਮੈਰਿਜ ਨੂੰ ਹਾਂ ਕਰ ਦੂ ਪੱਗ ਵਾਲੀ ਸੈਲਫੀ ਦਿਖਾ ਦੀ ਬੱਲੀ